ਉਹ ਤੇਰੇ ਨੈਣਾ ਵਿੱਚ ਛੁਪੀਆਂ ਸ਼ੈਤਾਨੀਆਂ ਅੱਖਾਂ ਲੱਦੀਆਂ ਚ ਸੁਰਮੇ ਦਾਨੀਆਂ ਤੈਨੂੰ ਵੇਖ ਵੇਖ ਕਰਦੀਆਂ ਜੈਲਸੀ ਤੇਰੇ ਮੱਲੇ ਦੀਆਂ ਸਾਰੀਆਂ ਜਨਾਨੀਆਂ ਕੰਮ ਲੋਕਾਂ ਨੂੰ ਛਡਾ ਤੇ ਤੀ ਡੋਰੇ ਦੇਖ ਤੈਨੂੰ ਨਹੀਂ ਦੇਖ ਦੇਖ ਤੈਨੂੰ ਨਹੀਂ ਉਹ ਤੈਨੂੰ ਦੇਖ ਦੇਖ ਤੇਰੇ ਉੱਤੇ ਪਿਆਰ ਆ ਗਿਆ ਦੇਖ ਦੇਖ ਤੇਰੇ ਹੁਸਨ ਨੂੰ ਸੋਹਣੀ ਹੈ ਗੁਰੂ ਗਿੱਲ ਕੋਲ ਰਹੀ ਮਜਾਵੇ ਜੁੜ ਹੋ ਗਏ ਦੀਵਾਨੇ ਹੋ ਗਏ ਦੀਵਾਨੇ ਦਿਲ ਤੇਰੇ ਲਈ ਸੀਨੇ ਵਿੱਚੋਂ ਬਾਹਰ ਆ ਗਿਆ